mangke azang kang jin jais ka kang ngung khata bisa ka jin be bwa ta ku yamabu yama na bo ta ha kamai ga ma sa me ye wa ma aku me ja ma ga ma ba ka ba mi ke hu yama ha ma si te ha ਮਾਸੀ ਮਾਸੀ ਆਸੀ ਪਾਸੀ ਪੱਟ ਵਾਸੀ ਪੱਟ ਵਾਸੀ ਈਜ਼ੀ ਈਜ਼ੀ ਕਾਦਰ ਈਜ਼ੀ ਪੇਸੀ ਪੇਸੀ ਪੁੰਨ ਨੇ ਸੀ ਉਹ ਚੰਦਾ ਪੁੱਲਾ ਸੰਦਾ ਪਿੜਤ ਵਾਂਗ ਵਿੱਚਾਂ ਇੰਗ ਕਚੇਰੀ ਦਾ ਪੂਵੰਮਾ ਪੂਵਾਰੰਮਾ ਮਣਕਦੰਮਾ ਮੰਜ ਪ੊ਣ੍ਣ ਵੰਦਾ ਚੁਲਕਦੰਮਾ ਮਾਸੀ ਮਾਸੀ ਪਾਸੀ ਪਾਸੀ ਕੱਟ ਵਾਸੀ ਪੱਟ ਵਾਸੀ ਈਜ਼ੀ ਈਜ਼ੀ ਕਚੇਰੀ ਦਾ